ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮੁਹੱਲਾ ਪਹਿਲਾ ਮਨ ਚਾਉ ਕਰਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪ੍ਰਭ ਅਵਿਨਾਸੀ ਰਾਮ ਮੈਂ ਮਨ ਚਾਉ ਕਰਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪ੍ਰਭ ਅਵਿਨਾਸੀ ਰਾਮ ਅਵਿਗਤੋ ਹਰ ਨਾਥ ਨਾਥ ਇਸ ਪਾਵੈ ਸੋਧੀਐ ਕਿਰਪਾਲ ਸਦਾ ਦਇਆਲ ਦਾਤਾ ਜੀਆ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਏਖ ਪਵਨੀ ਹਠ ਨਾ ਜਾਨਾ ਨਾਨਕਾ ਸਚ ਗਹਿ ਰਹੇ ਪਿੰਨੜੀ ਰਣ ਪਲੀ ਦਿਨ ਸੁਹਾਏ ਰਾਮ ਨਿਜ ਘਰ ਸੂਤੜੀਏ ਪਿਰਮ ਜਗਾਏ ਰਾਮ ਨਾਵਹਾਨ ਨਵ ਤਨ ਸਬਦ ਜਾਗੀ ਆਪਣੇ ਫਿਰ ਪਾਣੀਆਂ ਤਾਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨਿਸਾਣਿਆ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਧ ਪਾਣਿਆ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮਨ ਅੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੂਝੇ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਪਵਨ ਸੁਜੀ ਸੁਜਾਏ ਰਹੇ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿਆ ਸਰਬ ਠਾਈ ਨਾਨਕ ਉਰ ਤਾਰਿਆ ਮਹਿਲ ਬੁਲਾਏੜੀਏ ਭਗਤ ਸਨੇਹੀ ਰਾਮ ਗੁਰਮਤ ਮਨ ਰਹਸੀ ਸੀਜ ਸਦੇਹੀ ਰਾਮ ਮਨ ਮਾਰ ਰਿਜ ਸਬਦ ਸਿਜ ਤ੍ਰੈਲੋਕ ਨਾਥ ਪਛਾਣੇ ਮਨ ਡੀਗ ਡੋਲ ਨ ਜਾਏ ਕਤਹੀ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰਾ ਸਾਚ ਸੂਚਾ ਸਦਾ ਨਾਨਕ ਗੁਰ ਸਬਦ ਜਗਰ ਨਵੇਰਾ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰਾ ਸਾਚ ਸੂਚਾ ਸਦਾ ਨਾਨਕ ਗੁਰ ਸਬਦ ਜਗਰ ਨਵੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਫਿਰੇ ਪ੍ਰਭ ਅਵਿਨਾਸੀ ਰਾਮ।